ਪੰਜਾਬੀ ਵਿਰਸਾ 2015 ਇਹ ਸਾਡੇ ਤਿੰਨਾਂ ਨਾਲ ਨਹੀਂ ਪੰਜਾਬੀ ਵਿਰਸਾ ਬਣਦਾ ਸਾਡਾ ਸ਼ੋ ਜਦੋਂ ਤੁਸੀਂ ਨਾਲ ਰਲਦੇ ਆ ਫਿਰ ਬਣਦਾ ਤੁਸੀਂ ਆਏ ਹੋ ਬਣ ਗਿਆ ਪੰਜਾਬੀ ਵਿਰਸਾ ਪਿਸਤਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾ ਮਿਲਦੇ ਬਈ ਪਿਸਤਲ ਤਾਂ